ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੱਧਣ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰਹੋ ਹਮ ਛੂਟੇ ਤੁਮ ਆਰਾਧੇ ਜੋ ਹਮ ਬਾਧੇ ਮੋਹ ਫਾਸ ਹਮ ਪ੍ਰੇਮ ਬੱਧਨ ਤੁਮ ਬਾਧੇ ਆਪਣੇ ਛੂਟਨ ਕੋ ਜਤਨ ਕਰਹੋ ਹਮ ਛੂਟੇ ਤੁਮ ਆਰਾਧੇ ਮਾਧਵੇ ਜਾਨਤ ਹੋ ਜੈਸੀ ਤੈਸੀ ਅਬ ਕਹਾ ਕਰੋਗੇ ਐਸੀ ਰਹਾਓ ਮੀਨ ਪੱਤਰ ਫਾਕਿਓ ਆਰ ਕਾਟਿਓ ਰਾਧ ਕੀਓ ਬਹੁ ਬਾਨੀ ਖੰਡ ਖੰਡ ਕਾਰੇ ਭੋਜਨ ਕੀਨੋ ਤਉ ਨ ਵਿਸਰਿਓ ਪਾਨੀ ਆਪਨ ਬਾਪਾ ਨਾਹੀ ਕਿਸੀ ਕੋ ਪਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਪ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਆ ਜਾ ਕਾਰਨ ਹਮ ਤੁਮ ਆਰਾਧੇ ਸੋ ਦੁਖ ਅਜਹੂ ਸਹੀਆ ਕਹਿ ਰਵਿਦਾਸ ਭਗਤ ਇੱਕ ਬਾਡੀ ਅਬ ਇਹ ਕਾਸਿਓ ਕਹੀਆ जा कारण हम तुम आराधे सो दुख अज हूँ सहिया वाहेगुरु जी का खालसा वाहेगुरु जी की फतेह जो हम बांधे मोह फास हम प्रेम बदन तुम बांधे अपने शूटन को जतन करो हम शूटे तुम आराधे राग सोरठ बाणी भगत रविदास जी की।